ਚਾਰ ਚੰਨ ਲਾਉਂਦੀ ਉਹਦੀ ਭਾਗੇ ਉਹਦਾ ਕੁੜਤਾ ਪਜਾਮਾ ਨੀ ਤੱਕਦਾ ਸਵੈਗ ਪੂਰਾ ਖਿੱਚ ਕੇ ਸਵੈਗ ਮੇਰਾ ਖੜ ਖੜ ਤੱਕਦਾ ਜ਼ਮਾਨਾ ਨੀ ਉਹ ਚਿੱਟਾਂ ਦੀ ਤਾਂ ਟੋਰ ਨੂੰ ਹੈ ਚਾਰ ਚੰਨ ਲਾਉਂਦੀ ਉਹਦੀ ਭਾਗੇ ਉਹਦਾ ਕੁੜਤਾ ਪਜਾਮਾ ਨੀ ਤੱਕਦਾ ਸਵੈਗ ਪੂਰਾ ਖਿੱਚ ਕੇ ਸਵੈਗ ਮੇਰਾ ਖੜ ਖੜ ਤੱਕਦਾ ਜ਼ਮਾਨਾ ਨੀ ਜਿਹੜੀ ਸਟੈਂਡ ਆਊਟ ਕਰੇ ਅੱਗੇ ਚੀਜ਼ ਕੋਈ ਨਾ ਨੀ ਮੇਰੇ ਕੁੜਤੇ ਪਜਾਮਾ ਸਵੈਗ ਇੱਕਾ ਪ੍ਰੀਤ ਜੰਗਲ ਮੋਹਾਲੀ ਸਰਨਾਵਾ ਮੋਹਾਲੀ ਸਰਨਾਵਾ ਮੋਹਾਲੀ ਸਰਨਾਵਾ ਮੋਹਾਲੀ ਸਰਨਾਵਾ ਉਹ ਮਾਨ ਨੀ ਕਰੀ ਦਾ ਟੱਚ ਵੁੱਡ ਬੜਾ ਜੱਚਦਾ ਕਹਿਮ ਸਰਦਾਰੀ ਨਾਲੇ ਟੌਰ ਪੂਰੀ ਰੱਖਦਾ ਟੌਰ ਪੂਰੀ ਰੱਖ ਹਾਂ ਮਾਨ ਨੀ ਕਰੀ ਦਾ ਟੱਚ ਵੁੱਡ ਬੜਾ ਜੱਚਦਾ ਕਹਿਮ ਸਰਦਾਰੀ ਨਾਲੇ ਟੌਰ ਪੂਰੀ ਰੱਖਦਾ